ਮੈਂ ਫੋਨ ਤੇ ਤੂੰ ਭੁੱਕੇ ਮੂਰੇ ਆ ਤਾਂ ਜ਼ਰਾ ਹੋ ਕੇ ਆਪਿਆਂ ਮੈਂ ਟਾਈਮ ਪਾ ਤਾਂ ਜ਼ਰਾ ਹੋ ਜੱਟ ਸ਼ੁਰੂ ਤੋਂ ਹੀ ਚੁੱਪ ਜੇ ਇਸ ਬਾਦਾ ਮੱਖਣਾ ਸ਼ੁਰੂ ਤੋਂ ਹੀ ਚੁੱਪ ਜੇ ਇਸ ਬਾਦਾ ਮੱਖਣਾ ਆਕੜੇ ਤੂੰ ਐਵੇਂ ਕਮਜ਼ੋਰ ਜਾਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵੈਨ ਤੇਰਾ ਉਹ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਉਹ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਉਹ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਉਹ ਡੋਲਿਆਂ ਚ ਠਾਠਾ ਮਾਰੀ ਯੋਰ ਜੱਟ ਦੇ ਖਾੜੇ ਵਿੱਚ ਬੜੇ ਥਾਪੀ ਮਾਰ ਪੱਟ ਦੇ ਖਾੜੇ ਵਿੱਚ ਬੜੇ ਥਾਪੀ ਮਾਰ ਪੱਟ ਦੇ ਜਿਹੜੇ ਪਹਿਲਵਾਨਾਂ ਨਾਲ ਖੇਡਦਾ ਫਿਰੇ ਕਾਕਾ ਜਿਹੜੇ ਪਹਿਲਵਾਨਾਂ ਨਾਲ ਖੇਡਦਾ ਫਿਰੇ ਕਾਕਾ ਤੇਰੇ ਵਰਗੇ ਨੂੰ ਵਿੱਚ ਨੇ ਭਜਾਉਂਦੇ ਬਾਣਦੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਉਹ ਜਾ ਕੁੱਤੇ ਬਿੱਲੇ ਤੇਰੇ ਜਿਹੇ ਲੱਖ ਭੌਂਕਦੇ ਉਹ ਸ਼ੇਰ ਖੇਡਦਾ ਸ਼ਿਕਾਰ ਜਦੋਂ ਨਾਲ ਸ਼ੌਂਕਦੇ ਹੋ ਰੱਖੀ ਬੋਝ ਬੋਝ ਪੈਰ ਕਿਤੇ ਗਿੱਟੇ ਨਾ ਤੜਾਲੀ ਬੋਝ ਬੋਝ ਪੈਰ ਕਿਤੇ ਗਿੱਟੇ ਨਾ ਤੜਾਲੀ ਸਾਡੇ ਲੱਗੇ ਹੱਥ ਜਿਨ੍ਹਾਂ ਨੂੰ ਉਹ ਸਭ ਜਾਣਦੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਪਿਓ ਪਿਓ ਹੁੰਦਾ ਤੇ ਪੁੱਤ ਪੋਤੀ ਹੁੰਦਾ ਓਏ ਘੋੜਾ ਘੋੜਾ ਹੁੰਦਾ ਤੇ ਗਧਾ ਗਧਾ ਹੀ ਹੁੰਦਾ ਚਾਹ ਵਾਲੇ ਟਾਈਮ ਚੱਲੇ ਲਾਣੇ ਅਜੇ ਵੀ ਉਹ ਮੁੰਡੇ ਇਕਲੇ ਗੱਡੇ ਦੇ ਪੈਂਦੇ ਖਾਣੇ ਅਜੇ ਵੀ ਚਾਹ ਵਾਲੇ ਟਾਈਮ ਚੱਲੇ ਲਾਣੇ ਅਜੇ ਵੀ ਉਹ ਮੁੰਡੇ ਇਕਲੇ ਗੱਡੇ ਦੇ ਪੈਂਦੇ ਖਾਣੇ ਅਜੇ ਵਾੜ ਅੰਦਰਾਂ ਚ ਅਸੀਂ ਕਦੇ ਕੁੰਡੇ ਨਹੀਂ ਹੁਲਾਏ ਖੜੀ ਜਾਈਦਾ ਬੰਦੂਖਾਂ ਅੱਗੇ ਹਿੱਕਾਂ ਤਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਜਗ੍ਹਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ ਹੋ ਰਹੀ ਖੜਾ ਬਾਸੀ ਉੱਥੇ ਜੱਟ ਕੱਦੂ ਆਣ ਕੇ ਬੜਾ ਫਰਕ ਹੁੰਦਾ ਸਰਕਸ ਤੇ ਜੰਗਲ ਦੇ ਸ਼ੇਰਾਂ 'ਚ ਸਿਆਣੇ ਕਹਿੰਦੇ ਆ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਤੇ ਸਾਡੇ ਨਾਲ ਵਾਹ ਪਾਉਣਾ ਅੱਡੀਆਂ ਚੁੱਕ ਫਾਹਾ ਲੈਣ ਵਾਲੀ ਗੱਲ ਹੈ ਮੌਤੋਂ ਮਰੇ ਨਹੀਂ ਡਰੋਂ ਡਰੇ ਨਹੀਂ।